ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸਨੋ ਸੁਖ ਨਾ ਉਪਜੈ ਗੁਰਮੁਖ ਸਹਿਜ ਮਿਲੈ ਸੱਚੇ ਸਿਉਂ ਲਿਵਲਾਓ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸਨੋ ਸੁਖ ਨਾ ਉਪਜੈ ਪਾਵੈ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸਿਉਂ ਲਿਵਲਾਓ ਮਹਲਾ ਤੀਜਾ ਸਤਿਗੁਰ ਖੋਜ ਲਹੋ ਜਿਤ ਸੇ ਜਨਮ ਮਰਨ ਦੁਖ ਜਾਏ ਸਹਿਸਾ ਮੂਲ ਨਾ ਹੋਵਈ ਸ਼ਬਦ ਜਲਾਏ ਕੂੜੇ ਕੀ ਪਾਲ ਵਿੱਚ ਨਿਕਲੈ ਸੱਚ ਵਸੈ ਮਨ ਆਏ ਅੰਤਰ ਸਾਤ ਮਨ ਸੁਖ ਹੋਏ ਸੱਚ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤਿਗੁਰ ਮਿਲੈ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਵੇ ਇਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਇਸ ਕੋ ਤਲ ਕੀ ਕਿਸ ਦੀ ਨਾਹੀ ਹਰ ਦੀਵਾਨ ਸਭ ਆਣ ਪੈ بھجن کل ہار دیوان ہو کوئی کتھ جایا سو ایسا ہار دیوان وسیا بھگتا کہ پلوایا ہر ناو کی وڈیائی کرم پراپت ہو گور مکھ ورل تن ستگر کی پرتیت نہ آئی سبد نہ لگو پاؤ اس نو سکھ نہ اپجے پاوے سو گیڑا آو جاؤ نانک گرمخ سہج ملے سچے سیوں لو راگوڑ ہنس کی وار پاؤڑی چودھویں سلوکا نال